ਤੈਨੂੰ ਓਨਾ ਚਾਹੁੰਦਾ ਹਾਂ, ਤੂੰ ਮੈਨੂੰ ਜਿੰਨਾ ਨਹੀਂ ਚਾਹੁੰਦੀ, ਮੈਂ ਤੈਨੂੰ ਓਨਾ ਚਾਹੁੰਦਾ ਹਾਂ, ਤੂੰ ਮੈਨੂੰ ਜਿੰਨਾ ਨਹੀਂ ਚਾਹੁੰਦੀ। ਹਾਂ ਮੇਰੀ ਹਰ ਗੱਲ ਜ਼ਿਕਰ ਹੈ, ਤੂੰ ਕੋੜ ਨਹੀਂ ਹੋ ਮੇਰੇ ਪਰ ਤੇਰਾ ਹੀ ਫਿਕਰ ਹੈ। ਹਾਂ ਮੇਰੀ ਹਰ ਗੱਲ ਵਿੱਚ ਤੇਰਾ ਹੀ ਜ਼ਿਕਰ ਹੈ, ਤੂੰ ਕੋੜ ਨਹੀਂ ਹੋ ਮੇਰੇ ਪਰ ਤੇਰਾ ਹੀ ਫਿਕਰ ਹੈ। ਮੈਂ ਕੱਲਾ ਬਹਿ ਕੇ ਰੋਂਦਾ ਹਾਂ, ਮੈਂ ਕੱਲਾ ਬਹਿ ਕੇ ਰੋਂਦਾ ਹਾਂ, ਕਾਤੋਂ ਯਾਦ ਤੇਰੀ ਆਉਂਦੀ, ਮੈਂ ਤੈਨੂੰ ਓਨਾ ਚਾਹੁੰਦਾ ਹਾਂ, ਤੂੰ ਮੈਨੂੰ ਜਿੰਨਾ ਨਹੀਂ ਚਾਹੁੰਦੀ, ਮੈਂ ਤੈਨੂੰ ਓਨਾ ਚਾਹੁੰਦਾ ਹਾਂ, ਤੂੰ ਮੈਨੂੰ ਜਿੰਨਾ ਨਹੀਂ ਚਾਹੁੰਦੀ। ਕੀ ਕਰਾਂ ਜੋ ਨਾਲ ਤੇਰੇ ਜੁੜਿਆ, ਹੁਣ ਤੇਰੇ ਵੱਲ ਆ ਕੇ ਨਹੀਂ ਉਹ ਪਿੱਛੇ ਜਾਂਦਾ ਮੁੜਿਆ। ਇਸ ਦਿਲ ਦਾ ਕੀ ਕਰਾਂ ਜੋ ਨਾਲ ਤੇਰੇ ਜੁੜਿਆ, ਹੁਣ ਤੇਰੇ ਵੱਲ ਆ ਕੇ ਨਹੀਂ ਉਹ ਪਿੱਛੇ ਜਾਂਦਾ ਮੁੜਿਆ। ਮੈਂ ਪਿੱਛੇ ਮੁੜਨਾ ਚਾਹੁੰਦਾ, ਮੈਂ ਪਿੱਛੇ ਮੁੜਨਾ ਚਾਹੁੰਦਾ ਹਾਂ, ਤੂੰ ਕਾਤੋਂ ਹੱਥ ਨਹੀਂ ਫੜਾਉਂਦੀ, ਮੈਂ ਤੈਨੂੰ ਓਨਾ ਚਾਹੁੰਦਾ ਹਾਂ, ਤੂੰ ਮੈਨੂੰ ਜਿੰਨਾ ਨਹੀਂ ਚਾਹੁੰਦੀ, ਮੈਂ ਤੈਨੂੰ ਓਨਾ ਚਾਹੁੰਦਾ ਹਾਂ, ਤੂੰ ਮੈਨੂੰ ਜਿੰਨਾ ਨਹੀਂ ਚਾਹੁੰਦੀ। ਮੈਂ ਤੈਨੂੰ ਰੋਜ਼ ਹੀ ਪਾਉਂਦਾ ਹਾਂ, ਮੈਂ ਤੈਨੂੰ ਓਨਾ ਚਾਹੁੰਦਾ।